ਤੂੰ ਤਾਂ ਮੇਰੇ ਸੁੱਖ ਦੁੱਖ ਆਤੇ ਜਾਤੇ ਸਾਰੇ ਤੂੰ ਤਾਂ ਤੂੰ ਤਾਂ ਤੂੰ ਤਾਂ ਸੋਹਣੇ ਯਾਰ ਤੂੰ ਤਾਂ ਤੂੰ ਤਾਂ ਤੂੰ ਤਾਂ ਸੋਹਣੇ ਯਾਰ ਤੂੰ ਤੱਕ ਅਰਜ਼ੀ ਮੇਰੀ ਫਿਰ ਆਗੇ ਜੋ ਮਰਜ਼ੀ ਤੂੰ ਤੱਕ ਅਰਜ਼ੀ ਮੇਰੀ ਫਿਰ ਤੇਰੀ ਜੋ ਮਰਜ਼ੀ ਮੇਰੀ ਹਰ ਦੁਸ਼ਵਾਰੀ ਬਸ ਤੂੰ ਤੱਕ ਮੇਰੀ ਹਰ ਹੋਸ਼ਿਆਰੀ ਬਸ ਤੂੰ ਤੱਕ ਮੇਰੀ ਹਰ ਤਿਆਰੀ ਬਸ ਤੂੰ ਤੱਕ ਤੂੰ ਤੱਕ ਤੂੰ ਤੱਕ ਤੂੰ ਤੱਕ ਤੂੰ ਤੱਕ ਮੇਰੀ ਇਸ਼ਕ ਖੁਮਾਰੀ ਬਸ ਤੂੰ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ ਤੱਕ ਤੁਮ